ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ ਹਾਈਕੋਰਟ ਵਿੱਚ ਚੱਲਦੇ ਨੇ ਪਰਚੇ, ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ ਹਾਈਕੋਰਟ ਵਿੱਚ ਚੱਲਦੇ ਨੇ ਪਰਚੇ, ਖਾ ਕੇ ਮੱਖਣ ਮਲਾਈਆਂ ਹੋਇਆ ਵੱਡਾ ਬੱਲੀਏ, ਖਾ ਕੇ ਮੱਖਣ ਮਲਾਈਆਂ ਹੋਇਆ ਵੱਡਾ ਬੱਲੀਏ, ਤਾਂਯੋ ਰੋਬ ਰੱਖਾ ਫੈਲਮੀ ਸਟਾਰ ਵਰਗਾ, ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ ਵੀ ਮੁੰਡਾ ਚੁੱਪੀ ਦੇ ਨਜ਼ਾਇਜ ਹਥਿਆਰ ਵਰਗਾ, ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ ਵੀ ਮੁੰਡਾ ਚੁੱਪੀ ਦੇ ਨਜ਼ਾਇਜ ਹਥਿਆਰ ਵਰਗਾ, ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ ਵੀ ਮੁੰਡਾ ਚੁੱਪੀ ਦੇ ਨਜ਼ਾਇਜ ਹਥਿਆਰ ਵਰਗਾ, ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ ਵੀ ਮੁੰਡਾ ਚੁੱਪੀ ਦੇ ਨਜ਼ਾਇਜ ਹਥਿਆਰ ਵਰਗਾ, ਮੇਰੀ ਗੱਲ ਬਾਤ ਐਂਡ ਜੱਟ ਲੱਟ ਹਾਣੀਆਂ, ਮੈਂ ਜਾਵਾਂ ਦੋ ਟਾਈਮ ਜਿੰਮ ਪੂਰੀ ਫਿੱਟ ਹਾਣੀਆਂ, ਜਿੱਧਰੋਂ ਵੀ ਲੰਘਾ ਮੇਰੇ ਹੁਣ ਚਰਚੇ, ਮੇਰੀ ਨੈਚੁਰਲ ਬਿਊਟੀ ਕਰੇ ਹਿੱਟ ਹਾਣੀਆਂ, ਮੇਰੀ ਨੈਚੁਰਲ ਬਿਊਟੀ ਕਰੇ ਹਿੱਟ ਹਾਣੀਆਂ, ਤੇਰੇ ਜੇ ਲਖਾਰੀ ਗੈਰੀ ਸ਼ਕਤੀ ਫੇਰਦੇ, ਤੇਰੇ ਜੇ ਲਖਾਰੀ ਸੰਧੂ ਸ਼ਕਤੀ ਫੇਰਦੇ, ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਾ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੁੰਡਿਆਂ ਨੂੰ ਸੂਲੀ ਉੱਤੇ ਟੰਗੀ ਰੱਖਦਾ ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ, ਮੇਰੇ ਕੁੜਤੇ ਪਜਾਮੇ ਦੀਆਂ ਫੈਨ ਗੋਰੀਆਂ, ਮਰੀ ਜਾਂਦੀਆਂ ਕੈਨੇਡਾ ਦੀਆਂ ਟੈਨ ਛੋਰੀਆਂ, ਮਰੀ ਜਾਂਦੀਆਂ ਕੈਨੇਡਾ ਦੀਆਂ ਟੈਨ ਛੋਰੀਆਂ, ਉਹ ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫਿਰਦਾ, ਇਵੇਂ ਕੁੰਭਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ, ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ, ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ ਮੁੰਡਾ ਚੁੱਪੀ ਦੇ ਨਜ਼ਾਇਜ ਹਥਿਆਰ ਵਰਗਾ, ਕੁੜੀਆਂ ਦੇ ਸੀਨੇ ਵਿੱਚ